Bless them. Incoming thing them call the remix by the one DJ Frenzy. ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮਨ ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀ ਏ ਮੈਂ ਜਿੰਨਾ ਖਫਾ ਹੋਵਾਂ Wait a minute.